ਗੁੱਚੀ ਅਰਮਾਨੀ ਦੇ ਕਿੱਦਾਂ ਦੇ ਸ਼ੌਕ ਮਰ ਜਾਣੀ ਦੇ ਨਖਰੇ ਸਪਟ ਰਾਣੀ ਦੇ ਟਰਨ ਯੂਰ ਸਪੀਕਰਸ ਅਪ ਗੁੱਚੀ ਅਰਮਾਨੀ ਦੇ ਕਿੱਦਾਂ ਦੇ ਸ਼ੌਕ ਮਰ ਜਾਣੀ ਦੇ ਨਖਰੇ ਸਪਟ ਰਾਣੀ ਦੇ ਤੇ ਮੈਂ ਗਾ ਗੁੜੀਏ ਵਸ ਕਰ ਜਾ Turn your speakers up!